ਇੱਕ ਪਿਆਰ ਦੀ ਉਮਰ ਦੂਜਾ ਕੁੜੀ ਤੂੰ ਬਟਰ ਮੋੜ ਦਿਲ ਦਾ ਸੀ ਓਟੋ ਜਾਣਾ ਹੂਆ ਪਲਕਾਂ ਦਾ ਕਲਿੱਕ ਹੀਰਾ ਅੱਖ ਦਾ ਸ਼ਟਰ ਛੱਪ ਗਈ ਦਿਲ ਤੇ ਤੇਰੀ ਫੋਟੋ ਜਾਣਾ ਦਿਲ ਕੀ ਮੇਰੀ ਗੈਲਰੀ ਮੈਂ ਤੇਰੇ ਤੇਰੇ ਬਸ ਪਹੁੰਚ ਜਾਣਾ ਸੰਗ ਮੇਰੇ ਹੱਥ ਵੀ ਲੈ ਦੇ ਦੇ ਮੁਝੇ ਪਿਆਰ ਦਾ ਡੋਸ ਜਾਣਾ ਇੱਕ ਪਿਆਰ ਦੀ ਉਮਰ ਦੂਜਾ ਕੁੜੀ ਤੂੰ ਬਟਰ ਮੋੜ ਦਿਲ ਦਾ ਸੀ ਓਟੋ ਜਾਣਾ ਹੂਆ ਪਲਕਾਂ ਦਾ ਕਲਿੱਕ ਤੇਰਾ ਅੱਖ ਦਾ ਸ਼ਟਰ ਛੱਪ ਗਈ ਦਿਲ ਤੇ ਤੇਰੀ ਫੋਟੋ ਜਾਣਾ ਜੋ ਸਾਥ ਹੋ ਮਾਰੂਤੀ ਲਗੇ ਫਰਾਰੀ ਅੱਛਾ।